गल पुछी ओदी कोई टेंशन ही नहीं, बस जाना पल्ला फ्रेश बेक हाउस दे ते सब कुछ ले आना खान पीन में, क्योंकि ओते सब वैरायटीज ने जिवे पेस्ट्रीज, बिस्किट्स, कुकीज, जीरा पफ, केक रस, देसी घी दे आटे वाले बिस्किट्स, पफ्स, केक्स, कपकेक्स, वेजिटेरियन आइटम्स, एगलेस केक्स, पेस्ट्रीज, कुलचे, बन ते होर भी बहुत कुछ, नाले न्यूजीलैंड बटर ते फ्रेश क्रीम यूज कर दे ने। क्वालिटी बेक्ड गुड्स, अफोर्डेबल प्राइसेस, पल्ला फ्रेश बेक हाउस, 11 रंगी टोटो रोड, पापा टोयटोय। फॉर मोर इन्फॉर्मेशन कॉल 09278-1774। यार तंग कर मारा मैंने इस गड्डी ने, मैं तो मैकेनिक ने चक्कर मार मार के हम गया। एक गड्डी दा ही नहीं मैकेनिक दा भी नुक्स हो सकता है, जिवें बीमार होने ते असीं किसे चंगे डॉक्टर कोल जाने आ, उवे गड्डी भी उसे मैकेनिक को लेके जानी चाहिदी है जिस दे नाम ते सारे भरोसा करदे ने। पर ओ है कौन? जोशी ऑटोमोटिव एंड टायर्स वाले नवीन जोशी, ए हर प्रकार दीआं मैकेनिकल रिपेयर्स करदे ने। वॉफ अते सर्विसिंग तो इलावा इत्थे तुहानू गड्डियां दे वधिया क्वालिटी टायर्स भी मिलणगे। टैक्सी ड्राइवर वीरां लई खास डिस्काउंट। एड्रेस दसोंगे प्लीज? एड्रेस है 11C बेकरफील्ड प्लेस, मैनेकॉ, ओपोजिट बेकरफील्ड मेडिकल सेंटर। कॉल करो नवीन जोशी नू 262-4279 ते। जोशी ऑटोमोटिव एंड टायर्स। नेर पार बंगला पवा दे हानिया। बड़े गाने शाने गाए जा रहे ने, की गल? ना गाने भी ना गावा, सोने घर दा सपना भी ते पूरा होएगा ही कदे। सपना पूरा होन दा टाइम आ गया है, आ वेख अपने सपनिया दा संसार। हाय किन्ना सोना कर। ए सारा कमाल है हार्विज रियल स्टेट दी सुपरस्टार टीम दा। ओ थवाडी जरूरतां दे अनुसार थानू वाजिब कीमतां ते नवे घर लै भी दिंदे ने ते पुराने बिकवा भी दिंदे ने चंगीयां कीमतां ते। मेनू भी एदा दा ही कर लेके दो। चल मैं तेनू लेके चलदा हां हार्विज दे रिक्की सिंह एंड टीम कोल, उन्हां दे 145 ग्रेट साउथ रोड, पापा टोयटोय ऑफिस विच। कॉल करो 09215-4969 ते वेबसाइट लई लॉगिन करो www.harvispapatoytoy.co.nz। जे इजीली जाना चाहुंदे हो टूर ते बाहर, जे मनी ट्रांसफर भी करवानी है मेरे यार, एयर टिकट्स ली जे तुसी उकाले, ट्रैवल इंश्योरेंस ते भी ए मशहूर ने वाले। ए थानू एयर टिकट्स, टूर पैकेजेस, ट्रैवल इंश्योरेंस, मनी ट्रांसफर, इंडो कैनेडियन बस टिकट्स वर्गियां सेवावां प्रदान करदे ने। इंडो कीवी ट्रैवल ब्रोकर्स, 158 कोलमा रोड, पापा टॉय, जस्ट फ्रेश सुपरमार्केट दे अंदर, नियर दशमेश दरबार गुरुकर। तुसी कॉल कर सकते हो नेशन वाइड टोल फ्री नंबर ते 0800-0303-9 असा नहीं हो रहना तेरी मां दे नाल, असा नहीं हो रहना तेरी मां दे नाल, चक ला गठड़ी चल मेरे नाल। असा नहीं हो, असा नहीं हो रहना तेरी मां, देखन दो यार। ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ ਗੁੱਡੀ ਚੜੀ ਅਸਮਾਨੀ ਚੱਟ ਥੱਲੇ ਤਾਰਦੀ ਉਹ ਮੌਤ ਮਾਰਦੀ ਨਾ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਹੈ ਮੇਰੀ 7 ਲੱਖ ਵਾਲੀ ਗੱਡੀ ਤੇਰੀ ਕਿੱਥੇ ਹੈ ਮੇਰਾ ਕੀ ਸਵਾਰ ਆ ਜੋ ਉਹਦਾ ਮੈਂ ਸਵਾਰ ਆਇਆ ਮੈਂ ਕਿਸੇ ਦੀ ਆਈ ਤੇ ਕਾਤੋਂ ਖੁਦ ਨੂੰ ਮੈਂ ਮਾਰਾਂ ਪੈਸੇ ਰੰਗ ਰੂਪ ਦਾ ਗਰੂਰ ਜਿਹੜਾ ਕਰਦਾ ਗੁਮਾਨ ਰੱਬ ਤੋੜਦਾ ਜ਼ਰੂਰ ਵਿਸਾਖੀ ਜੱਟ ਮਾਰੇ ਨਾ ਮਾਮੇ ਗੱਲਾਂ ਸੱਚੀਆਂ ਸੁਣਾਉ ਜਿਹੜੇ ਬਣਦੇ ਨੇ ਮਾਮੇ ਹੁਣ ਆਉਣ ਤੇ ਵਿਸਾਖੀ ਜੱਟ ਮਾਰੇ ਨਾ ਮਾਮੇ ਗੱਲਾਂ ਸੱਚੀਆਂ ਸੁਣਾਉ ਜਿਹੜੇ ਬਣਦੇ ਨੇ ਮਾਮੇ ਹੋ ਕੇ ਔਖਾ ਸੌਖਾ ਖੇਤਾਂ ਵਿੱਚੋਂ ਕੱਢਦਾ ਲੱਦ ਗੰਨਿਆਂ ਦੀ ਸਿਰਾ ਤੱਕ ਝਾੜੀ ਵਿਕੇ ਦਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਦਿੱਲੀ ਸਰਕਾਰ ਜਿਹੀ ਹੋ ਗਈ ਸਾਡੇ ਪੱਲੇ ਗੀਤੇ ਸਾਂਭੀ ਫਿਰੇ ਤਾਜ ਨੂੰ ਇੰਜ ਨਕਸ਼ੇ ਚੋਂ ਕੱਢਣੇ ਨੂੰ ਫਿਰਦੀ ਜਿਵੇਂ ਆਪ ਕੱਢੀ ਫਿਰੇ ਦਸ ਰਾਜ ਨੂੰ ਉਹ ਜਿਵੇਂ ਆਪ ਕੱਢੀ ਫਿਰੇ ਦਸ ਰਾਜ ਨੂੰ ਕਿਤੇ ਕਿਲੋਆਂ ਦੇ ਹਿਸਾਬ ਨਾਲ ਰੱਖੀ ਵਿਕਦੀ ਸਾਡੀ ਆਲੂਆਂ ਦੀ ਬੋਰੀ ਵੀ ਖਿਲਾਰੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮ ਦੇਵ ਦੀਆਂ ਵਿਕੀ ਜਾਣ ਦਾਤਣਾ ਉਹ ਜੱਟਾ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਸਾਨੂੰ ਲਿਖਤੀ ਦਵਾਈਆਂ ਵਾਂਗ ਬਿਜਲੀ ਅਖੇ 2 ਘੰਟੇ ਸੁਬਾਹ ਬਾਕੀ ਰਾਤ ਨੂੰ ਗੱਲ ਸੁਣੀ ਨਾ ਗਰੀਬ ਵਾਲੀ ਕਿਸੇ ਨੂੰ ਪਰ ਮੋਦੀ ਜੀ ਸੁਣਾ ਗਏ ਮਨ ਵਾਲੀ ਬਾਤ ਨੂੰ ਪਰ ਮੋਦੀ ਜੀ ਸੁਣਾ ਗਏ ਮਨ ਵਾਲੀ ਬਾਤ ਨੂੰ ਕਹਿੰਦੇ ਡਿਜੀਟਲ ਕਰ ਦਾਂਗੇ ਪਿੰਡਾਂ ਨੂੰ ਭਾਵੇਂ ਤੁਹਾਡੇ ਖਤਰ ਦੱਤਣਾ ਉਹ ਜੱਟਾ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮਦੇਵ ਦੀਆਂ ਵਿੱਕੀ ਦਾੜ ਦੱਤਣਾ ਉਹ ਜੱਟਾ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮਦੇਵ ਦੀਆਂ ਵਿੱਕੀ ਦਾੜ ਦੱਤਣਾ ਉਹ ਜੱਟਾ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਗੱਲ ਸੱਚੀ ਸਦਾ ਲਵਲੀ ਨੇ ਲਿਖਣੀ ਭਾਵੇਂ ਸੀੜੀ ਗੀਤਾਂ ਵਾਲੀ ਸਾਰੀ ਵਿਕੇ ਨਾ ਰਾਮਦੇਵ ਦੀਆਂ ਵਿੱਕੀ ਦਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮਦੇਵ ਦੀਆਂ ਵਿੱਕੀ ਦਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਰਾਮਦੇਵ ਦੀਆਂ ਵਿੱਕੀ ਦਾਣ ਦਾਤਣਾ ਉਹ ਜੱਟਾਂ ਤੇਰੀ ਸੋਹਣੀ ਕਦੇ ਹਾੜੀ ਵਿਕੇ ਨਾ ਹਾਂਜੀ ਸਤਿ ਸ਼੍ਰੀ ਅਕਾਲ ਲਓ ਜੀ ਆ ਗਏ ਇੱਕ ਵਾਰੀ ਫਿਰ ਲੈ ਕੇ ਤੁਹਾਡਾ ਮਨਪਸੰਦ ਪ੍ਰੋਗਰਾਮ ਸੋਹਣਾ ਨਿਊਜ਼ੀਲੈਂਡ ਮੈਂ ਤੁਹਾਡਾ ਦੋਸਤ ਅਤੇ ਹੋਸਟ ਐਮ ਪੀ ਅਤੇ ਮੇਰੇ ਨਾਲ ਮੇਰਾ ਛੋਟਾ ਵੀਰ ਅਤਿੰਦਰ ਬਿੱਲਾ ਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫਿਰ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਲੈ ਕੇ ਆਪਣਾ ਪ੍ਰੋਗਰਾਮ ਸੋਹਣਾ ਨਿਊਜ਼ੀਲੈਂਡ ਬਿਲਕੁਲ ਜੀ 7:10 ਹੋ ਚੁੱਕਿਆ ਜੀ ਸਟੂਡੀਓ ਦੀ ਘੜੀ 'ਤੇ ਬਿਲਕੁਲ ਅਤੇ ਅਜੇ ਸਾਡੇ ਨਾਲ ਆਪਣੇ ਹਰਮਨ ਪਰਮਾਰ ਨਹੀਂ ਜੁੜੇ ਹੇਸਟਿੰਗ ਤੋਂ ਅੱਜ ਜੁੜਿਆ ਨਹੀਂ ਹਲੇ ਤਾਈ ਹਾਂਜੀ ਅਤੇ ਬਿਲਕੁਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਮਨੋਰੰਜਨ ਕੀਤਾ ਜਾਵੇ ਅਤੇ ਨਾਲ ਦੀ ਨਾਲ ਜਿਹੜੀਆਂ ਤੁਹਾਡੀ ਸੌਂਗ ਰਿਕੁਐਸਟ ਆ ਉਹ ਵੀ ਪਲੇ ਕੀਤੀਆਂ ਜਾਣ ਅਤੇ ਕਿਰਪਾ ਕਰਕੇ ਤੁਸੀਂ ਸਾਡੇ ਜਿਹੜੇ ਸਟੂਡੀਓ ਦੇ ਨੰਬਰ ਆ ਉਹ ਨੋਟ ਕਰ ਲਓ ਜੀ ਬਿਲਕੁਲ ਸਾਡੇ ਸਟੂਡੀਓ ਦੇ ਨੰਬਰ ਆ ਜੀ 0927-992-70 ਜਾਂ ਫਿਰ 0955-134-29 ਬਿਲਕੁਲ ਜਾਂ ਫਿਰ ਤੁਸੀਂ ਸਾਨੂੰ ਨਿਸ਼ੁਲਕ ਸੇਵਾ ਰਾਹੀਂ ਵੀ ਕੰਟੈਕਟ ਕਰ ਸਕਦੇ ਹਾਂ ਜੀ ਟੋਲ ਫਰੀ ਨੰਬਰ ਹੈਗਾ ਸਾਡਾ ਜੀ 0800-003-98 ਜਿੱਥੇ ਕਿ ਤੁਸੀਂ ਲੈਂਡਲਾਈਨ ਅਤੇ ਮੋਬਾਈਲ ਤੋਂ ਬਿਨਾਂ ਕਿਸੇ ਚਾਰਜ ਤੋਂ ਸਾਨੂੰ ਕਾਲ ਕਰ ਸਕਦੇ ਹਾਂ ਅਤੇ ਆਪਣੀਆਂ ਫਰਮਾਇਸ਼ਾਂ ਸਾਡੇ 'ਤੇ ਪਹੁੰਚਾ ਸਕਦੇ ਹਾਂ ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ ਅਤੇ ਹਿੱਸਾ ਪਾ ਸਕਦੇ ਹਾਂ ਜੀ ਸ਼ੋਅ ਦੇ ਵਿੱਚ ਅਤੇ ਇਹਦੇ ਨਾਲ ਦੀ ਨਾਲ ਤੁਸੀਂ ਸਾਨੂੰ ਰਿਕੁਐਸਟ ਭੇਜ ਸਕਦੇ ਹਾਂ ਜੀ ਆਪਣੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਰਾਹੀਂ ਜਾਂ ਫਿਰ ਰੇਡੀਓ ਸਪਾਈਸ ਦੀ ਵੈਬਸਾਈਟ ਰਾਹੀਂ ਉੱਥੇ ਵੀ ਤੁਹਾਨੂੰ ਜਿਹੜੀ ਤੁਸੀਂ ਸਾਨੂੰ ਭੇਜ ਸਕਦੇ ਹਾਂ ਅਤੇ ਸਾਡਾ ਈਮੇਲ ਐਡਰੈਸ ਹੈਗਾ ਜੀ info@radiospice.co.nz ਬਿਲਕੁਲ ਜੀ ਅਤੇ ਨਾਲ ਦੀ ਨਾਲ ਤੁਸੀਂ ਕਿਸੇ ਨੂੰ ਬਰਥਡੇ ਵਿਸ਼ ਕਰਨੀ ਹੋਵੇ ਕਿਸੇ ਦੀ ਮੈਰਿਜ ਐਨਵਰਸਰੀ ਹੋਵੇ ਜਾਂ ਕੋਈ ਸ਼ੁਭ ਮੌਕਾ ਹੋਵੇ ਅਤੇ ਤੁਸੀਂ ਕੁਝ ਵਿਸ਼ ਕਰਨਾ ਚਾਹੁੰਦੇ ਕਿਸੇ ਨੂੰ ਕੋਈ ਡੈਡੀਕੇਟ ਕਰਨਾ ਚਾਹੁੰਦੇ ਸੌਂਗ ਜ਼ਰੂਰ ਸਾਨੂੰ ਜੀ ਤੁਸੀਂ ਕਾਲ ਕਰ ਸਕਦੇ ਹਾਂ ਹੈਨਾ ਬਿਲਕੁਲ ਜੀ ਅਤੇ ਬਾਕੀ ਆਪਾਂ ਆਪਣੀ ਕੀ ਕਹਿੰਦੇ ਹੁੰਦੇ ਮਾਫ਼ੀ ਮੰਗਦੇ ਹਾਂ ਜੀ ਤੁਹਾਡੇ ਨਾਲ ਪਿਛਲੇ ਸ਼ਨੀਵਾਰ ਜਿਹੜੇ ਆਪਾਂ ਨਹੀਂ ਜੁੜ ਸਕੇ ਕੁਛ ਘਰ ਦੇ ਕੰਮਾਂ ਕਰਕੇ ਬਿਜ਼ੀ ਹੋ ਗਏ ਸੀ ਬਹੁਤ ਬਿਜ਼ੀ ਲਾਈਫ ਹੈ ਜੀ ਬਾਹਰ ਦੀ ਕੀ ਦੱਸੀਏ ਤੁਹਾਨੂੰ ਹੁਣ ਹੈ ਨਾ ਅਤੇ ਕੰਮ ਘਰ ਇੱਦਾਂ ਦੇ ਆ ਵੀ ਜਿਹੜਾ ਛੁੱਟੀ ਵਾਲਾ ਦਿਨ ਹੁੰਦਾ ਸਿਰਫ ਉਹੀ ਹੁੰਦਾ ਇੱਕ ਨਿਬੇੜਨ ਨੂੰ ਅਤੇ ਕਈ ਵਾਰੀ ਇੱਦਾਂ ਹੁੰਦਾ ਵੀ ਕੋਈ ਚੀਜ਼ ਜਿਹੜੇ ਪਲੈਨ ਨਹੀਂ ਕੀਤੀ ਇੱਕਦਮ ਅਚਾਨਕ ਮੂਹਰੇ ਆ ਜਾਂਦੀ ਹੈ ਤਾਂ ਫਿਰ ਉਸ ਕਰਕੇ ਵੀ ਆ ਨਹੀਂ ਸਕਦੇ ਹੈ ਨਾ ਪਰ ਸਾਡੀ ਕੋਸ਼ਿਸ਼ ਰਹਿੰਦੀ ਵੀ ਜ਼ਰੂਰ ਅਸੀਂ ਜੁੜੀਏ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਕਿਉਂਕਿ ਆਹ ਜਿਹੜੇ 2 ਘੰਟੇ ਹੁੰਦੇ ਨੇ ਸਾਡੇ ਲਈ ਰਿਫਰੈਸ਼ਿੰਗ ਹੁੰਦੇ ਆ ਅਸੀਂ ਇੱਕਦਮ ਤਾਜ਼ਾ ਹੋ ਕੇ ਜਾਈਦਾ ਇੱਥੋਂ ਹੱਸ ਖੇਡ ਕੇ ਹੈ ਨਾ ਜਿਹੜੀ ਵੀਕ ਦੀ ਸਾਰੀ ਥਕਾਨ ਆ ਉਹ ਲਾਹ ਕੇ ਅਸੀਂ ਫੇਰ ਘਰ ਨੂੰ ਜਾਈਦਾ ਹੈ ਨਾ ਮੂਡ ਵਧੀਆ ਖੁਸ਼ ਹੋ ਜਾਂਦਾ ਟੈਨਸ਼ਨਾਂ ਸਾਰੀਆਂ ਖਤਮ ਅਤੇ ਬਿਲਕੁਲ ਜੀ ਅਤੇ ਨਵੀਆਂ ਤਾਜ਼ੀਆਂ ਹੁਣ ਇਸ ਵੇਲੇ ਇੱਕ ਤਾਂ ਮੌਸਮ ਬਹੁਤ ਵਧੀਆ ਰਿਹਾ ਮੇਰੇ ਖਿਆਲ ਨਾਲ ਇਸ ਵੀਕ ਮੌਸਮ ਬਹੁਤ ਵਧੀਆ ਰਿਹਾ ਸਹੀ ਗੱਲ ਆ ਭਾਅ ਜੀ ਆਹ ਸਪੈਸ਼ਲੀ ਜਿਹੜਾ ਆਹ ਵੀਕ ਜਿਹੜਾ ਲੰਘਿਆ ਵਾ ਇਹਦੇ ਵਿੱਚ ਆਹ ਜਿਹੜਾ ਹੁਣ ਵੀਕਐਂਡ ਚੱਲ ਰਿਹਾ ਮੌਸਮ ਤਾਂ ਬਹੁਤ ਵਧੀਆ ਸੀ ਬਿਲਕੁਲ ਘੁੰਮਣ ਫਿਰਨ ਵਾਲਾ ਅਤੇ ਮੇਰੇ ਖਿਆਲ ਨਾਲ ਕਾਫੀ ਲੋਕ ਜਿਹੜੇ ਨੈਸ਼ਨਲ ਪਾਰਕ ਫੋਟੋਆਂ ਪਾ ਰਹੇ ਆ ਹਾਂਜੀ ਬਿਲਕੁਲ ਉੱਥੇ ਸਨੋਅ ਪਈ ਹੋਈ ਆ ਅਤੇ ਆਹੀ ਮੌਸਮ ਆ ਜਿਹੜਾ ਦੇਖਣ ਵਾਲਾ ਹੈ ਨਾ ਅਤੇ ਬਹੁਤ ਵਧੀਆ ਪਰ ਉੱਧਰ ਦੂਜੇ ਪਾਸੇ ਜਿਹੜਾ ਪੰਜਾਬ ਦੇ ਵਿੱਚ ਕਹਿੰਦੇ ਜੀ ਹੜ੍ਹ ਆ ਗਿਆ ਹੁਣ ਮੀਂਹ ਬਹੁਤ ਪੈ ਰਿਹਾ ਅਤੇ ਜਲੰਧਰ ਤੋਂ ਸਾਡੇ ਕਾਫੀ ਫੋਟੋਆਂ ਅਤੇ ਵੀਡੀਓ ਅਪਲੋਡ ਕਰ ਰਹੇ ਆ ਕਹਿੰਦੇ ਵੀ ਪਾਣੀ ਪਾਣੀ ਹੋ ਗਿਆ ਸਾਰੇ ਪਾਣੀ ਪਾਣੀ ਤਾਂ ਫਿਰ ਉਹ ਭਾਅ ਜੀ ਉੱਦਾਂ ਹੀ ਨਿਕਲਦਾ ਹੈ ਨਾ ਥੋੜ੍ਹਾ ਜਿਹਾ ਮੀਂਹ ਪੈ ਰਿਹਾ ਪਰ ਬਹੁਤ ਜ਼ਿਆਦਾ ਤੇਜ਼ ਮੀਂਹ ਆ ਅਤੇ ਅਕਾਲੀ ਫੋਨੀਆ ਬਣਿਆ ਹੋਇਆ ਪੂਰਾ ਪਾਣੀ ਵਾਲੀਆਂ ਬੱਸਾਂ ਟਰੱਕ ਸਕੂਟਰ ਮੋਟਰਸਾਈਕਲ ਪਾਣੀ ਵਾਲੀਆਂ ਕਾਰਾਂ ਸਾਰੀ ਚੱਲ ਰਹੀਆਂ ਅੱਜ ਅਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਚਲੋ ਲੋੜ ਵੀ ਹੁੰਦੀ ਆ ਫਸਲਾਂ ਲਈ ਉੱਥੇ ਪਾਣੀ ਘੱਟ ਆ ਜ਼ਮੀਨ ਦੇ ਵਿੱਚ ਉੱਥੇ ਹੈ ਨਾ ਅਤੇ ਇਹ ਮੀਂਹ ਆ ਜਿਹਦੇ ਨਾਲ ਕਿ ਖਾਨਾ ਪੂਰਤੀ ਹੋ ਗਰਮੀ ਬਹੁਤ ਸੀ ਇਸ ਲਈ ਝੋਨੇ ਨੂੰ ਥੋੜ੍ਹਾ ਚਾਹੀਦਾ ਸੀਗਾ ਹਾਂਜੀ ਹਾਂਜੀ ਬਰਸਾਤਾਂ ਸ਼ੁਰੂ ਹੋ ਗਈਆਂ ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਓਲੰਪਿਕ ਦੀਆਂ ਵੀ ਅਤੇ ਜਿਹੜੀਆਂ ਨਵੀਆਂ ਤਾਜ਼ੀਆਂ ਹੋਰ ਜਿਹੜੀ ਇੱਧਰ ਉੱਧਰ ਦੀਆਂ ਵੀ, ਪਰ ਉਸ ਤੋਂ ਪਹਿਲਾਂ ਆਪਾਂ ਜਿਹੜੇ ਗਾਣੇ ਪਲੇ ਕਰਦੇ ਹਾਂ ਅਤੇ ਤੁਸੀਂ, ਤੁਹਾਨੂੰ ਵੀ ਰਿਕੁਐਸਟ ਹੈ ਜੇ ਕੋਈ ਗਾਣਾ ਸੁਣਨਾ ਚਾਹੁੰਦੇ ਤਾਂ ਜ਼ਰੂਰ ਸਾਨੂੰ ਤੁਸੀਂ ਕੰਟੈਕਟ ਕਰੋ, ਕਾਲ ਕਰੋ, ਅਤੇ ਔਫ ਏਅਰ ਗੱਲ ਕਰਨੀ ਤਾਂ ਜਦੋਂ ਗਾਣਾ ਚੱਲਦਾ ਹੁੰਦਾ ਉਦੋਂ ਸਾਨੂੰ ਕਾਲ ਕਰ ਸਕਦੇ ਹਾਂ ਜੀ, ਕਿਉਂਕਿ ਅਸੀਂ ਜਿੰਨੀਆਂ ਵੀ ਕਾਲ ਸਾਨੂੰ ਸ਼ੋਅ ਦੇ ਦੌਰਾਨ ਆਉਂਦੀਆਂ ਅਸੀਂ ਔਨ ਏਅਰ ਲਈ ਦੀਆਂ, ਪਰ ਜੇ ਗਾਣੇ ਚੱਲਦੇ ਤਾਂ ਤੁਸੀਂ ਸਾਨੂੰ ਕਾਲ ਕਰੋਗੇ ਤਾਂ ਅਸੀਂ ਔਫ ਏਅਰ ਚੱਕ ਸਕਦੇ ਹਾਂ ਤੁਹਾਨੂੰ, ਹੈ ਨਾ? ਅਤੇ ਆਓ ਜੀ ਸੁਣਦੇ ਹਾਂ ਗਾਣਾ ਇੱਕ ਹੋਰ। ਮੈਂ ਤੈਨੂੰ ਕਿੰਨਾ ਚਾਹੁੰਦੀ ਆ, ਤੈਨੂੰ ਵਿੱਚ ਖਾਪਾ ਦੇ ਗੱਲ ਵੱਕੜੀ ਪਾਉਣੀ ਆ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ। ਸੂਰਤ ਨਾ ਹੋਰ ਕਿਸੇ ਵੱਲ ਤੱਕਦੀਆਂ, ਤੇਰੀ ਮੁੱਛਣਾ ਨੀਵੀਂ ਹੋ ਜੇ ਮੈਂ ਸਿਰ ਤੇ ਚੁੰਨੀ ਰੱਖਦੀਆਂ, ਅੱਖਾਂ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀਆਂ। ਬੜਾ ਯਾਰ ਬਯਸੂਲੀ ਵੇ, ਨਾ ਗੱਲ ਕਰੇ ਫਜ਼ੂਲੀ ਵੇ, ਤੇਰੀ ਸਮਾਈਲ ਜੱਟਾ ਮੈਨੂੰ ਫੈਨ ਬਣਾਉਂਦੀ ਆ, ਤੈਨੂੰ ਵਿੱਚ ਖਾਪਾ ਦੇ ਗੱਲ ਵੱਕੜੀ ਪਾਉਣੀ ਆ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ। ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਸੋਹਣਾ ਗਾਣਾ ਵੀ ਅਤੇ ਬਿਲਕੁਲ ਅਸੀਂ ਜਿੱਦਾਂ ਦੀ ਮੈਂ ਸੋਹਣੀ ਸੋਹਣੀ ਫਰਮਾਇਸ਼ਾਂ ਹੋ ਗਈਆਂ ਆਪਾਂ ਜ਼ਰੂਰ ਨਾਲ ਦੀ ਨਾਲ ਪਲੇ ਕਰਦੇ ਚੱਲਦੇ ਹਾਂ ਜੀ। ਅਤੇ ਮੈਂ ਕਹਿੰਦਾ ਯਾਰ ਕਿੰਨਾ ਚਿਰ ਹੋ ਗਿਆ ਆਪਾਂ ਨਾ ਹੁਣ ਗੱਲਾਂ ਬਾਤਾਂ ਕਰੀਦੀਆਂ, ਸਮਾਂ ਖਾਲ ਕਰੀਦਾ, ਪਰ ਕਦੀ ਯਾਰ ਬਾਜ਼ਾਰ ਤਾਂ ਨਹੀਂ ਪਾਈ, ਹੈ ਨਾ? ਹਾਂਜੀ, ਅਤੇ ਟਾਈਮ ਹੋ ਗਿਆ ਨਾ, ਵਾਹ ਵਾਹ ਹੀ ਟਾਈਮ ਹੋ ਗਿਆ, ਮੈਨੂੰ ਲੱਗਦਾ ਬਾਹਲਾ ਹੀ ਜ਼ਿਆਦਾ ਟਾਈਮ ਹੋ ਗਿਆ। ਅਤੇ ਚਲੋ ਆਪਾਂ ਫਿਰ ਇੱਦਾਂ ਕਰਦੇ ਹਾਂ, ਪਾ ਲਈਏ, ਹੈ ਨਾ? ਪਹਿਲਾਂ ਇੱਕ ਸੌਖੀ ਜਿਹੀ ਪਾਉਂਦੇ ਫਿਰ ਇੱਕ ਔਖੀ ਪਾਵਾਂਗੇ, ਠੀਕ ਆ? ਹਾਂਜੀ ਜ਼ਰੂਰ ਜੀ, ਅਤੇ ਤੁਸੀਂ ਸਾਨੂੰ ਕਾਲ ਕਰਕੇ ਔਨ ਏਅਰ ਜਿਹੜਾ ਆ ਇਹਦਾ ਜਵਾਬ ਦੇ ਸਕਦੇ ਹਾਂ ਜੀ। ਨੰਬਰ ਅਸੀਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੇ, ਪਹਿਲਾਂ ਬੁਝਾਰਤ ਪਾ ਦਈਏ ਜੀ, ਅਤੇ ਉਹ ਕਿਹੜੀ ਚੀਜ਼ ਆ ਜਿਹਨੂੰ ਵਰਤਣ ਤੋਂ ਪਹਿਲਾਂ ਤੋੜਨਾ ਪੈਂਦਾ? ਉਹ ਕਿਹੜੀ ਚੀਜ਼ ਆ ਜਿਹਨੂੰ ਵਰਤਣ ਤੋਂ ਪਹਿਲਾਂ ਤੋੜਨਾ? ਹਾਂ, ਜੇ ਉਹਨੂੰ ਯੂਜ਼ ਕਰਨ ਤੋਂ ਪਹਿਲਾਂ ਉਹਨੂੰ ਤੋੜਨਾ ਪੈਂਦਾ, ਫਿਰ ਹੀ ਉਹਨੂੰ ਯੂਜ਼ ਕਰ ਸਕਦੇ ਹਾਂ। ਬੜਾ ਸੌਖਾ ਸਵਾਲ ਆ, ਅਤੇ ਇਹਦਾ ਜਵਾਬ ਦੇਣ ਲਈ ਤੁਸੀਂ ਸਾਡੇ ਨੰਬਰ ਕੋ ਨੋਟ ਕਰ ਲਓ ਜੀ। ਲੈਂਡਲਾਈਨ ਨੰਬਰ ਹੈਗੇ ਜੀ 09 27 99 270 ਅਤੇ 09 55 13 429, ਅਤੇ ਜਾਂ ਫਿਰ ਆਪਣਾ ਟੋਲ ਫਰੀ ਨੰਬਰ, ਟੋਲ ਫਰੀ ਨੰਬਰ ਆ ਜੀ ਸਾਡਾ 0800-03-03-98। ਹਾਂਜੀ, 800-03-03-98 ਬਿਲਕੁਲ। ਅਤੇ ਆਪਾਂ ਨੂੰ ਕਾਲ ਆ ਰਹੀਆਂ, ਅਤੇ ਜਿੱਦਾਂ ਜਿੱਦਾਂ ਤੁਸੀਂ ਜਵਾਬ ਦਿਓਗੇ ਇੱਕ ਗਾਣਾ ਵੀ ਜ਼ਰੂਰ ਸਾਨੂੰ ਸੁਜੈਸਟ ਕਰ ਦਿਓ ਵੀ ਕਿਹੜਾ ਸੁਣਨਾ ਚਾਹੋਗੇ। ਅਤੇ ਇੱਕ ਕਾਲਰ ਜੁੜ ਵੀ ਗਏ ਆਪਣੇ ਨਾਲ, ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸ਼ੋਅ ਦੇ ਵਿੱਚ। ਜਰਨੈਲ ਭਾਜੀ ਬੋਲਦੇ ਭਾਈ, ਜ਼ਿਆਦਾ ਹੀ ਸੌਖੀ ਪੁੱਛ ਲਈ ਮੈਨੂੰ ਲੱਗਦਾ, ਹੈ ਨਾ? ਨਹੀਂ ਆਪਾਂ, ਇਹ ਤਾਂ ਮੈਂ ਸੌਖੀ ਪੁੱਛੀ ਸੀ, ਹੁਣ ਇੱਕ ਔਖੀ ਵੀ ਪੁੱਛਣੀ ਆਪਾਂ। ਹੋਰ ਸੁਣਾਓ ਭਾਜੀ, ਕੀ ਹਾਲ ਚਾਲ? ਭਾਜੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ ਤੁਸੀਂ, ਜਿਹੜਾ ਹੈਵਲੋਕ ਦੇ ਵਿੱਚ ਜਿਹੜਾ ਪਾਣੀ ਦਾ ਜਿਹੜਾ ਕ੍ਰਾਈਸਿਸ ਆਇਆ ਉਹਦੇ ਵਿੱਚ ਜਿਹੜੀ ਫਰੀ ਪਾਣੀ ਦੀ ਸੇਵਾ ਕਰ ਰਹੇ ਹਾਂ, ਅਤੇ ਮੈਂ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਸਾਡੇ ਭਾਜੀ ਦੀ ਫੋਟੋ ਜਿਹੜੀ ਆ ਫਰੰਟ ਪੇਜ 'ਤੇ ਆਉਂਦੀ ਆ, ਅਤੇ ਸਾਨੂੰ ਵੀ ਬੜਾ ਚਾਅ ਹੁੰਦਾ, ਹੈ ਨਾ? ਅਤੇ ਹੁਣ ਭਾਜੀ ਨਹੀਂ ਨਹੀਂ ਬਹੁਤ ਬਹੁਤ ਵਧੀਆ ਭਾਜੀ, ਕੋਈ ਕੋਈ ਕਰਦਾ ਇੱਦਾਂ, ਹੈ ਨਾ? ਅਤੇ ਬਹੁਤ ਬਹੁਤ ਵਧੀਆ, ਬਹੁਤ ਸ਼ਲਾਘਾਯੋਗ ਕੰਮ ਆ। ਹਾਂਜੀ, ਅਤੇ ਭਾਅ ਜੀ ਹੁਣ ਆਪਣੇ ਮੈਂ ਸੁਣਿਆ ਵੀ ਹੇਸਟਿੰਗ ਤੱਕ ਵੀ ਇਹ ਪ੍ਰੋਬਲਮ ਜਿਹੜੀ ਥੋੜ੍ਹੀ ਵੱਧ ਗਈ ਆ, ਹੈ ਨਾ? ਪਰ ਦੇਖ ਲੋ ਕਿਦਾਂ ਅਚਾਨਕ ਹੀ ਆ ਗਈ, ਹੈ ਨਾ? ਕੋਈ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਪਤਾ ਨਹੀਂ ਹੋ ਰਿਹਾ ਕਿ ਥੱਲੇ ਗਰਾਊਂਡ 'ਚ ਆਊ। ਹਾਂਜੀ, ਕਿਸੇ ਨੂੰ ਬਲੇਮ ਕਰੀ ਜਾਂਦੇ ਕਦੀ ਕਿਸੇ ਨੂੰ, ਹੁਣ ਕਦੇ ਉੱਥੇ ਮਸ਼ਰੂਮ ਖਾਣ ਲੱਗ ਗਏ, ਕੰਪੋਸਟ ਆਉਣ ਵਾਲੇ ਆ। ਹੁਣ ਸੀਗੀ ਨਿਊਜ਼ ਜਿਹੜੀ ਕੋਈ 3 ਘੰਟੇ ਪਹਿਲਾਂ, ਹਾਂਜੀ, ਉਹਦੇ ਵਿੱਚ ਕਹਿੰਦੇ ਗਾਈਆਂ ਅਤੇ ਭੇਡਾਂ, ਤਾਂ ਦੂਸਰਾ ਆਪਣੇ ਡੀਅਰ, ਹਾਂਜੀ, ਉਹਨਾਂ ਦੇ ਕਰਕੇ ਆ। ਬਿਮਾਰ ਪਿਆ ਬਿਲਕੁਲ ਭਾਜੀ, ਜਿਹਦੇ ਵਿਚੋਂ ਇੱਕ 79 ਸਾਲ ਦੀ ਬੁੜੀ ਸੀ, ਉਹਦੀ ਮੌਤ ਹੋਈ ਆ। ਉਹ ਯਾਨੀ ਕਿ 50% ਹੈਗੇ ਸੀ ਇਹਦੇ ਕਰਕੇ ਹੋਈ ਆ, ਅਤੇ 50% ਉੱਦਾਂ ਵੀ ਤੁਹਾਨੂੰ ਪਤਾ ਉਮਰ ਲੱਗੀ ਹੋਈ ਸੀ, ਹਾਂਜੀ ਹਾਂਜੀ, ਕਰਕੇ ਹੋਰ ਬਿਮਾਰੀਆਂ ਵੀ ਹੋਈਆਂ ਨਾ। ਬਿਲਕੁਲ, ਅਸੀਂ ਇਹੀ ਆਸ ਕਰਦੇ ਭਾਜੀ ਛੇਤੀ ਛੇਤੀ ਠੀਕ ਹੋਵੇ ਨਾ। ਕੁਛ ਸਕੂਲ ਤਕਰੀਬਨ ਸਾਰੇ ਬੰਦ ਸੀ, ਹਾਂਜੀ, ਫਰਾਈਡੇ ਦਾ ਫਰਾਈਡੇ ਟਾਈਮ ਸਕੂਲ ਖੁੱਲ੍ਹੇ, ਫਿਰ ਇੱਕ ਕਾਲਜ ਤੋਂ ਖੁੱਲ੍ਹੇ ਸੀ, ਬੋਰਡਿੰਗ ਕਾਲਜ ਆ, ਅਤੇ ਇੱਕ ਹਾਈ ਸਕੂਲ ਖੁੱਲ੍ਹਿਆ ਸੀ, ਹਾਂਜੀ ਹਾਂਜੀ, ਬਾਕੀ ਸਾਰੇ ਸਕੂਲ ਬੰਦ ਨੇ ਮੰਡੇ ਕਹਿੰਦੇ ਹਜੇ ਪਤਾ ਨਹੀਂ ਕੱਲ੍ਹ ਨੂੰ ਕੀ ਹਜੇ ਰਿਪੋਰਟਾਂ ਨੇ, ਹੁਣ ਦੁਬਾਰਾ ਟੈਸਟ ਨਹੀਂ ਹੈ, ਹੁਣ ਫਿਰ ਲਏ ਆ ਰਿਪੋਰਟ, ਕੱਲ੍ਹ ਦੁਪਹਿਰ ਤੋਂ ਆਉਣੀ ਹੈ। ਪਹਿਲਾਂ ਪਹਿਲਾਂ ਬਿਜਲੀ ਜਾਂਦੀ ਰਹੀ ਆ, ਪਹਿਲਾਂ ਉਦਾਂ ਮੌਸਮ ਨੇ ਤੰਗ ਕੀਤਾ, ਹੁਣ ਪਾਣੀ ਤੰਗ ਕਰੀ ਜਾਂਦਾ। ਹੋਰ ਤਾਂ ਚਲੋ ਕਮਿਊਨਿਟੀ ਕਾਫੀ ਯਾਨੀ ਕਿ ਹੈਲਪ ਕਰਦੇ, ਜਿੱਦਾਂ ਹੁਣ ਕੋਕਾ ਕੋਲਾ ਵਾਲਿਆਂ ਨੇ, ਹਾਂਜੀ, 24 ਪੈਲਟ ਭੇਜੇ ਸੀ ਪਾਣੀ ਦੇ। ਅੱਛਾ ਜੀ, ਫਿਰ ਆਪਣੇ ਨਿਊਜ਼ੀਲੈਂਡ ਸਿੱਖ ਸੋਸਾਇਟੀ ਨੇ, ਹਾਂਜੀ, ਚੰਗਾ ਵਾਲਿਆਂ 2 ਪੈਲਟ, ਰਵਦਾਸ ਟੈਂਪਲ ਵਾਲਿਆਂ ਨੇ 1 ਪੈਲਟ, ਇੰਡੀਅਨ ਸੋਸ਼ੀਅਲ ਈਸਟ ਕੋਸਟ ਵਾਲਿਆਂ ਨੇ, ਹਾਂਜੀ, 1 ਪੈਲਟ ਭੇਜਿਆ ਸੀ, 600 ਬੋਕਸਾਂ ਸੀ ਉਹ। ਠੀਕ ਹੈ ਭਾਜੀ, ਅੱਧੇ ਕੁ ਘੰਟੇ ਦੇ ਵਿੱਚ, ਫਸਟ ਟਾਈਮ 1 ਘੰਟੇ ਜੋ ਜਾਂਦਾ ਲੱਗਿਆ, ਹਾਂਜੀ, ਕੋਕ ਵਾਲਿਆਂ ਨੇ ਭੇਜੇ ਸੀਗੇ 24 ਪੈਲਟ, ਹਾਂਜੀ, ਉਹ ਕੋਈ ਤਕਰੀਬਨ 2.5 ਘੰਟੇ ਚ ਸਾਰੇ ਚਲ ਗਏ। ਬਹੁਤ ਹੁਣ ਵੀ ਕਹਿੰਦੇ ਕਿ ਤੂੰ ਬੰਦ ਕਰ ਛੱਡਿਆ, ਮੈਂ ਕਿਹਾ ਮੇਰਾ ਦੇਖ ਤੂੰ ਬੈਠੇ ਰਹਿਣਾ ਭਰਾਵਾ ਸਾਡੇ ਨਾਲ, ਫਿਰ ਹਾਂਜੀ ਹਾਂਜੀ ਨਾ ਵਧੀਆ ਚੱਲ ਰਿਹਾ, ਤਾਂ ਮੈਂ ਕੀਤੀ ਸ਼ਾਇਦ ਮਮਤੇਜ ਭਾਈ ਨਾਲ ਵੀ ਸਹੀ ਸੀ ਗੱਲ, ਉਹਦੀ ਇੰਟਰਵਿਊ ਲਈ ਸੀ ਦੁਪਹਿਰੇ। ਅੱਛਾ ਜੀ, ਅੱਛਾ ਜੀ, ਤੇ ਉਹਨਾਂ ਨਾਲ ਗੱਲਬਾਤ ਸਵੇਰੇ, ਹਾਂ ਸਵੇਰੇ, ਹਾਂਜੀ, ਬਹੁਤ ਵਧੀਆ ਅਪੀਲ ਕੀਤੀ ਜੇ ਕਿਸੇ ਨੂੰ ਕੋਈ ਹੈਲਪ ਕਰਨੀ ਆ ਪਾਣੀ ਦੀ ਜਾਂ ਡਰਾਈ ਫੂਡ ਜਿੱਦਾਂ ਹਾਂਜੀ ਜਾਂ ਕੈਨਡ ਫੂਡ ਹੋ ਗਿਆ ਹਾਂਜੀ ਤੁਸੀਂ ਉੱਥੇ ਭੇਜ ਸਕਦੇ ਉਹਨਾਂ ਨੂੰ ਫਿਰ ਅਸੀਂ ਤਾਂ ਸਪਲਾਈ ਕਰੀ ਜਾਂਦੇ ਹੈਗੇ ਬਿਲਕੁਲ ਆਪਾਂ ਇੱਕ ਵਾਰੀ ਫਿਰ ਦੁਬਾਰਾ ਅਨਾਊਂਸ ਕਰ ਦੇਵਾਂਗੇ ਜੀ ਸ਼ੋਅ ਦੇ ਵਿੱਚ ਹਾਂਜੀ ਹਰਬੰਦ ਨੂੰ ਮੈਂ ਕਿਹਾ ਕਿ ਕਰੀ ਗੱਲ ਹਾਂਜੀ ਕਹਿੰਦਾ ਗੁਰਦੁਆਰਾ ਸਾਹਿਬ ਸੀ ਉਹਦੇ ਮਸਾ ਲਿਖਣੇ ਆ ਅੱਛਾ ਅੱਛਾ ਮੈਂ ਦੂਰ ਕਰੂੰਗਾ ਅੱਛਾ ਠੀਕ ਹੈ ਭਾਜੀ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਇਹ ਸੀਗੇ ਆਪਣੇ ਜਰਨੈਲ ਸਿੰਘ ਹਜ਼ਾਰਾ ਭਾਜੀ ਜੇ ਪੀ ਹਿਸਟਿੰਗ ਤੋਂ ਅਤੇ ਆਪਾਂ ਨੂੰ ਇੱਕ ਹੋਰ ਕਾਲ ਆ ਰਹੀ ਹੈ ਜੀ ਉਹਨਾਂ ਨੂੰ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲ ਰਹੇ ਜੀ ਹਾਂਜੀ ਭਾਅ ਜੀ ਮੈਂ ਇੱਥੋਂ ਔਕਲੈਂਡ ਤੋਂ ਬੋਲਦਾ ਪ੍ਰਭ ਹਾਂਜੀ ਪ੍ਰਭ ਜੀ ਕੀ ਹਾਲ ਚਾਲ ਜੀ ਇੱਕ ਬਾਜੀ ਡਿਮਾਂਡ ਸੀ ਜਿੱਦਾਂ ਛੁੱਟ ਗਈ ਹਾਂਜੀ ਹਾਂਜੀ ਦੱਸੋ ਜੀ ਦੱਸੋ ਜੀ ਮੈਂ ਜਿੱਦਾਂ ਮੇਰੇ ਬ੍ਰਦਰ ਦਾ ਹੀ ਆ ਬ੍ਰਦਰ ਹੀ ਲੱਗਦਾ ਉਹਦਾ ਤਾਂ ਫਰੈਂਡ ਆ ਉਹਨਾਂ ਦਾ ਜਨਮ ਦਿਨ ਹੈ ਅੱਜ ਠੀਕ ਹੈ ਭਾਜੀ ਉਹਨਾਂ ਦਾ ਸ਼ੁਭ ਨਾਮ ਕੀ ਹੈ ਭਾਜੀ ਰਵੀ ਪੰਜ ਕੋਹਾ ਠੀਕ ਹੈ ਜੀ ਤੇ ਉਹ ਡੈਡੀਕੇਟ ਕਰਨਾ ਆ ਤੇ ਉਹਦਾ ਨਿਸ਼ਾਨ ਭੁੱਲਰ ਦਾ ਗੀਤ ਲਾ ਦੂੰਗੇ ਹਾਂਜੀ ਜ਼ਰੂਰ ਲਾ ਦੇਵਾਂਗੇ ਭਾਜੀ ਤੇ ਗਾਣੇ ਦਾ ਕੀ ਨਾਮ ਸੀਗਾ ਯਾਰਾਂ ਦੇ ਸਿਰਾਂ ਤੇ ਅਸੀਂ ਰਹੀਏ ਨੱਚਦੇ ਵੈਰੀ ਰਹਿਣ ਮੱਚਦੇ ਠੀਕ ਹੈ ਭਾਜੀ ਜ਼ਰੂਰ ਲਾ ਦਿੰਦੇ ਭਾਜੀ ਮਾੜਾ ਡੈਡੀਕੇਟ ਵੀ ਕਰ ਦਿਓ ਨਾਮ ਲੈ ਕੇ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਠੀਕ ਹੈ ਭਾਜੀ ਥੈਂਕ ਯੂ ਮੇਰਾ ਨਾਮ ਪ੍ਰਭ ਜੈਲਦਾਰ ਤੇ ਉਹਨਾਂ ਦਾ ਪੰਜ ਕੋਹਾ ਠੀਕ ਹੈ ਜੀ ਠੀਕ ਹੈ ਵੀਰ ਜੀ ਥੈਂਕ ਯੂ ਬਹੁਤ ਬਹੁਤ ਤੁਸੀਂ ਕਾਲ ਕੀਤੀ ਤੇ ਨਹੀਂ ਭਾਜੀ ਮੈਂ ਕਾਫੀ ਚਿਰ ਤੋਂ ਟਰਾਈ ਕਰ ਰਿਹਾ ਸੀ ਲੱਗਦਾ ਨਹੀਂ ਸੀ ਹਾਂਜੀ ਉਹ ਭਾਜੀ ਆਪਣੇ ਨਾਲ ਨਾ ਇੱਕ ਕਾਲਰ ਜੁੜੇ ਹੋਏ ਸੀ ਹਿਸਟਿੰਗ ਤੋਂ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਕਰਕੇ ਆਪਾਂ ਜਿੱਦਾਂ ਹੁਣ ਦੋ ਫੋਨ ਇਕੱਠੇ ਨਹੀਂ ਚੱਕ ਸਕਦੇ ਨਾ ਫਿਰ ਮਿਕਸ ਅਪ ਹੋ ਜਾਂਦਾ ਹਾਂਜੀ ਜ਼ਰੂਰ ਮਾੜੇ ਡੈਡੀਕੇਟ ਕਰ ਦਿਓ ਮਾੜੇ ਜਿਹਾ ਨਾਮ ਲੈ ਕੇ ਸਪੈਸ਼ਲੀ ਠੀਕ ਹੈ ਭਾਜੀ ਠੀਕ ਹੈ ਜੀ ਜ਼ਰੂਰ ਕਰ ਦਿਓ ਉਹਨਾਂ ਨੂੰ ਰੱਬ ਲੰਬੀ ਉਮਰ ਦੇਵੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਉਹ ਕਰ ਦਿਓ ਠੀਕ ਹੈ ਵੀਰ ਜੀ ਥੈਂਕ ਯੂ ਜੀ ਕਾਲ ਕਰਨ ਲਈ ਓਕੇ ਭਾਜੀ ਥੈਂਕ ਯੂ ਓਕੇ ਜੀ ਤੇ ਆਪਾਂ ਜਦ ਤੀ ਇਹ ਗਾਣਾ ਲੱਭਦੇ ਹਾਂ ਤੇ ਉਸ ਤੋਂ ਬਾਅਦ ਫਿਰ ਡੈਡੀਕੇਟ ਕਰਦੇ ਹਾਂ ਜਦ ਤੀ ਆਪਾਂ ਨੂੰ ਇੱਕ ਹੋਰ ਕਾਲਰ ਜੁੜਿਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਮਤਾ ਕੀ ਹਾਲ ਚਾਲ ਪਹਿਲਾਂ ਤਾਂ ਬੁਝਾਰਤ ਬਾਅਦ ਚੋਂ ਆਪਾਂ ਦੱਸਦੇ ਹਾਂ ਪਹਿਲਾਂ ਤਾਂ ਬੜੇ ਚਿਰ ਬਾਅਦ ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਸਾਨੂੰ ਹੁਣ ਕਿੱਦਾਂ ਸਿਹਤਾਂ ਤੁਹਾਡੀਆਂ ਠੀਕ ਹੈ ਚਲੋ ਬਹੁਤ ਸੋਹਣਾ ਜੀ ਹਾਂ ਅਸੀਂ ਵੀ ਤੁਹਾਨੂੰ ਬਹੁਤ ਮਿਸ ਕਰਦੇ ਮੈਂ ਕਿਹਾ ਮਾਤਾ ਜੀ ਹੁਣ ਕਾਲ ਨਹੀਂ ਕਰਦੇ ਨਹੀਂ ਮੈਨੂੰ ਫਿਰ ਮਨ ਜਾ ਠੀਕ ਨਹੀਂ ਹੁੰਦਾ ਨਾ ਫਿਰ ਹਾਂਜੀ ਨਹੀਂ ਚਲੋ ਠੀਕ ਹੈ ਉਹ ਵੀ ਤੇ ਬੁਝਾਰਤ ਆਪਾਂ ਇਹ ਪਾਈ ਸੀਗੀ ਜੀ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਬਰਤਨ ਤੋਂ ਪਹਿਲਾਂ ਉਹਨੂੰ ਤੋੜਨਾ ਪੈਂਦਾ ਇਹ ਬੁਝਾਰਤ ਸੀਗੀ ਤੇ ਇਹਦਾ ਜਵਾਬ ਤੁਸੀਂ ਸਾਨੂੰ ਦੇ ਸਕਦੇ ਆ ਤੁਸੀਂ ਸੋਚ ਲਓ ਥੋੜ੍ਹਾ ਜਿਹਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਤੇ ਕਾਲ ਕਰਦੇ ਰਹੋ ਜੀ ਸਾਨੂੰ ਉਡੀਕ ਰਹਿੰਦੀ ਹੈ ਤੁਹਾਡੀ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਹਾਂਜੀ ਲਾਪਿਆ ਗਾਣਾ ਜੀ ਹਾਂਜੀ ਬਿਲਕੁਲ ਜੀ ਤੇ ਪ੍ਰਭ ਜੈਲਦਾਰ ਹੁਣਾਂ ਨੇ ਇਹ ਡੈਡੀਕੇਟ ਕੀਤਾ ਜੀ ਆਪਣੇ ਦੋਸਤ ਰਵੀ ਪੰਜ ਕੋਹੇ ਨੂੰ ਜਿਹਨਾਂ ਦਾ ਕਿ ਬਰਥਡੇ ਆ ਤੇ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਤੇ ਲੰਮੀ ਉਮਰ ਦੀ ਵੀ ਆਸ ਕੀਤੀ ਹੈ ਜੀ ਅਰਦਾਸ ਕੀਤੀ ਹੈ ਤੇ ਉਹਨਾਂ ਨੇ ਗਾਣਾ ਨਿਸ਼ਾਨ ਭੁੱਲਰ ਦਾ ਯਾਰਾਂ ਦੇ ਸਿਰਾਂ ਤੇ ਉਹਦੀ ਫਰਮਾਇਸ਼ ਕੀਤੀ ਹੈ ਇਹ ਆਪਾਂ ਪਲੇ ਕਰਦੇ ਪਰ ਇੱਕ ਕਾਲਰ ਜੁੜਿਆ ਉਹਨਾਂ ਨਾਲ ਗੱਲ ਕਰ ਲਈਏ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਜਿਹੜੀ ਬਰਤਨ ਤੋਂ ਪਹਿਲਾਂ ਤੋੜਦੇ ਉਹ ਅੰਡਾ ਹੈ ਜੀ ਅੰਡਾ ਠੀਕ ਹੈ ਜੀ ਆਪਣਾ ਸ਼ੁਭ ਨਾਮ ਦੱਸੋਗੇ ਜੀ ਗਿਆਨ ਸਿੰਘ ਫਲੈਟਬਸ਼ ਗਿਆਨ ਸਿੰਘ ਜੀ ਥੈਂਕ ਯੂ ਤੁਸੀਂ ਕਾਲ ਕੀਤੀ ਤੇ ਜਵਾਬ ਦਿੱਤਾ ਜੀ ਤੇ ਤੁਸੀਂ ਕੋਈ ਗਾਣਾ ਸੁਣਨਾ ਚਾਹੋਗੇ ਗਾਣਾ ਜਿਹੜੇ ਸਰਾਈ ਜੀ ਨੇ ਤੁਸੀਂ ਬਹੁਤ ਵਧੀਆ ਜੀ ਠੀਕ ਹੈ ਥੈਂਕ ਯੂ ਜੀ ਬਹੁਤ ਬਹੁਤ ਹਾਂਜੀ ਸੁਣਾ ਦਿਓ ਤੁਸੀਂ ਦੱਸਣ ਲੱਗੇ ਲੋਕ ਚਾਹ ਪਟਵਾਰੀ ਸੁਣਾ ਦਿਓ ਠੀਕ ਹੈ ਠੀਕ ਹੈ ਜੀ ਜ਼ਰੂਰ ਸੁਣਾਉਂਦੇ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਕਾਲ ਕਰਨ ਲਈ ਬਿਲਕੁਲ ਜੀ ਤੇ ਇੱਕ ਹੋਰ ਕਾਲਰ ਜੁੜੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਭਾਈ ਕਈ ਚੀਜ਼ਾਂ ਤੋੜਨੀਆਂ ਪੈਂਦੀਆਂ ਬਦਾਮ ਵੀ ਤੋੜਨਾ ਪੈਂਦਾ ਅੰਡਾ ਵੀ ਤੋੜਨਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਵਾਹ ਜੀ ਵਾਹ ਸਹੀ ਗੱਲ ਹੈ ਜੀ ਤੇ ਥੈਂਕ ਯੂ ਬਤਾ ਜੀ ਤੁਸੀਂ ਜਿਹੜਾ ਜਵਾਬ ਦਿੱਤਾ ਤੇ ਆਪਾਂ ਇੱਕ ਹੋਰ ਬੁਝਾਰਤ ਪੁੱਛਾਂਗੇ ਹੁਣੇ ਥੋੜ੍ਹੇ ਚਿਰ 'ਚ ਠੀਕ ਹੈ ਜੀ ਲੈ ਅਸੀਂ ਹੋਰ ਬੁਝਾਰਤਾਂ ਪੁੱਛ ਲੈਂਦੇ ਗੱਲ ਕੀ ਹੈ ਨਾ ਤੁਹਾਡੇ ਕਰਕੇ ਹੀ ਹੈ ਸ਼ੋਅ ਸਾਡਾ ਅਤੇ ਅਸੀਂ ਜ਼ਰੂਰ ਜੀ ਬੁਝਾਰਤ ਇੱਕ ਹੋਰ ਪੁੱਛਦੇ ਹਾਂ ਥੈਂਕ ਯੂ ਤੁਸੀਂ ਕਾਲ ਕੀਤੀ ਓਕੇ ਜੀ ਸਤਿ ਸ਼੍ਰੀ ਅਕਾਲ ਅਤੇ ਲਓ ਜੀ ਆਪਾਂ ਜਿਹੜਾ ਗਾਣਾ ਆਪਣਾ ਡਿਊ ਹੈ ਜੀ ਉਹ ਜ਼ਰੂਰ ਪਲੇ ਕਰਦੇ ਚੱਲਦੇ ਹਾਂ ਯਾਰਾਂ ਦੇ ਸਿਰਾਂ 'ਤੇ ਜੀ ਸੜਕਾਂ ਦੇ ਬਣੇ ਸ਼ੇਰ ਪਰ ਜੰਗਲਾਂ ਚ ਫਿਰਦੇ ਨੀ ਰਾਵਾਂ ਚ ਵੇ ਸ਼ੇਰ ਵੀ ਲੋਕੀ ਸਾਨੂੰ ਲਿਖਦੇ ਕਿਤਾਬਾਂ ਚ ਸਵੇਰ ਜਗਾਂ US ਤੋਂ ਪੰਜਾਬ ਜਾ ਕੇ ਬੈਰੀਆ ਤੋਂ ਪੁੱਛ ਲੋ ਵੇ ਯਾਰਾਂ ਦੀ ਪੂਰੀ ਗੱਲ ਬਾਤ ਜਿਕੇ ਚ ਬਹੁਤਾ ਡੂੰਘਾ ਨਹੀਂ ਉਹ ਲੰਘਦੇ ਸਭ ਦੇ ਭਲੇ ਦੀ ਨਿੱਤ ਖੈਰ ਮੰਗਦੇ ਥੱਕੀ ਟੋਰੀ ਬਾਈ ਜੀ ਮਲੰਗ ਮਾਰਦੇ ਹੱਕ ਦੀ ਕਮਾਈ ਨਾਲ ਡੰਗ ਸਾਰਦੇ ਇੱਕੋ ਸ਼ੌਕ ਮਾਣਾ ਥੱਕਿਆ ਤੇ ਬੈਣ ਦਾ ਪਰਦਾ ਨਹੀਂ ਰੱਖਦੇ ਡਰਦੇ ਸਿਰਾਂ ਦੇ ਉੱਤੇ ਯਾਰਾਂ ਦੇ ਸਿਰਾਂ ਤੇ ਫਿਰਦੇ ਆ ਨੱਚਦੇ ਉਹ ਵੈਰੀ ਰਹਿਣ ਮੱਚਦੇ ਯਾਰਾਂ ਦੇ ਸਿਰਾਂ ਤੇ ਫਿਰਦੇ ਆ ਨੱਚਦੇ ਉਹ ਵੈਰੀ ਰਹਿਣ ਮੱਚਦੇ ਫੇਸਬੁੱਕ ਜੋਗਾ ਟਾਈਮ ਕਿੱਥੋਂ ਕੱਢੀਏ ਯਾਰਾਂ ਦੇ ਜ਼ਰੂਰੀ ਕੰਮ ਕਿਵੇਂ ਛੱਡੀਏ ਭਾਟਾਂ ਵਾਲਾ ਐਵੇਂ ਬੁੱਕਰੀ ਨੀ ਮਾਰਦਾ ਨਿਤ ਦੀ ਮਹਿਮਾਨ ਨਵਾਜੀ ਤੋਂ ਤੰਗ ਆ ਕੇ ਪਟਵਾਰਨ ਪਟਵਾਰੀ ਨਾਲ ਲੜਦੀ ਆ ਅੱਗੋਂ ਪਟਵਾਰੀ ਕੀ ਜਵਾਬ ਦਿੰਦਾ ਦੱਸੀ ਵੀ ਹਰਜੀਤ ਸਿੱਧੂ ਸੇਮੇ ਤਲਵੰਡੀ ਵਾਲੇ ਨੇ ਕੀ ਲਿਖਿਆ ਬਈ ਸਾਰੇ ਇਹਨਾਂ ਜੱਟਾਂ ਤੋਂ ਬਣਾਏ ਕਿਲੋ ਇਹ ਫਰੂਟ ਲੈ ਕੇ ਆਉਣੀ ਐਵੇਂ ਚਾਰ ਰੋਟੀਆਂ ਤੂੰ ਲੱਗ ਪੀ ਸੁਣਾਉਣੀ ਪੰਜ ਕਿਲੋ ਇਹ ਫਰੂਟ ਲੈ ਕੇ ਆਉਣੀ ਆਪਣਾ ਹੀ ਖਾਂਦੇ ਨਾ ਲੱਗਦਾ ਏ ਤੇਰਾ ਦੱਸ ਕਿੰਨੀ ਵਾਰ ਮੁਰਗੇ ਮੰਗਾਏ ਪਟਵਾਰ ਨੇ ਨੀ ਸਾਰੇ ਨਾ ਜੱਟਾਂ ਨੇ ਖਵਾਏ ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰ ਨੇ ਨੀ ਸਾਰੇ ਨਾ ਜੱਟਾਂ ਤੋਂ ਬਣਾਏ ਦਸਾਂ ਵਿੱਚ ਕੱਪ ਪੈਂਦੀ ਸੱਤਰਾਂ ਚ ਰੋਟੀ ਵੇ ਕਿੰਨੀ ਮਹਿੰਗਾਈ ਗੱਲ ਸੋਚ ਮਾੜੀ ਮੋਟੀ ਵੇ ਹਾਂ ਦਸਾਂ ਵਿੱਚ ਕੱਪ ਪੈਂਦੀ ਸੱਤਰਾਂ ਚ ਰੋਟੀ ਵੇ ਕਿੰਨੀ ਮਹਿੰਗਾਈ ਗੱਲ ਸੋਚ ਮਾੜੀ ਮੋਟੀ ਵੇ ਆਪਣਾ ਕੀ ਬਣੂ ਹਾਲ ਇਹੀ ਰਿਹਾ ਤੇਰਾ ਵੇ ਆਪਣਾ ਕੀ ਬਣੂ ਹਾਲ ਇਹੀ ਰਿਹਾ ਤੇਰਾ ਜਾਂਦੀ ਦਿਨਾਂ ਵਿੱਚ ਉੱਡ ਤਨਖਾਹ ਪਟਵਾਰੀਆਂ ਮੈਂ ਹੰਬਗੀ ਬਣਾਉਂਦੀ ਲੁਧਿਆਣੇ ਚੰਡੀਗੜ੍ਹ ਸ਼ਹਿਰ ਚ ਪਲਾਟਨੀ ਏਸੀ ਵਿੱਚ ਸੌਂਦੀ ਕਿਸੇ ਚੀਜ਼ ਦੀ ਨਾ ਕਾਟਨੀ ਲੁਧਿਆਣੇ ਲੁਧਿਆਣੇ ਚੰਡੀਗੜ੍ਹ ਸ਼ਹਿਰ ਚ ਪਲਾਟ ਹੈ ਨੀ ਸ਼ਹਿਰ ਚ ਪਲਾਟ ਨੀ ਸੀਮਾ ਤਲਵੰਡੀ ਵਾਲਾ ਕਹਿੰਦਾ ਤੇਰਾ ਮੇਰਾ ਸੀਮਾ ਤਲਵੰਡੀ ਵਾਲਾ ਕਹਿੰਦਾ ਤੇਰਾ ਮੇਰਾ ਨਾਲੇ ਬੱਚਿਆਂ ਦੇ ਖਾਤੇ ਖਲਵਾਏ ਪਟਵਾਰ ਨੇ ਨੀ ਸਾਰੇ ਨਾ ਜੱਟਾਂ ਤੋਂ ਬਣਾਏ ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰ ਨੇ ਨੀ ਸਾਰੇ ਨਾ ਜੱਟਾਂ ਤੋਂ ਬਣਾਏ ਇਹਨਾਂ ਜੱਟਾਂ ਤੋਂ ਬਣਾਏ ਪਟਵਾਰ ਨੇ ਨੀ ਸਾਰੇ ਇਹਨਾਂ ਜੱਟਾਂ ਤੋਂ ਬਣਾਏ ਹੰਬਗੀ ਬਣਾਉਂਦੀ ਤੇਰੀ ਚਾਹ ਪਟਵਾਰੀ ਆ ਮੈਂ ਹੰਬਗੀ ਬਣਾਉਂਦੀ ਵਾਹ ਜੀ ਵਾਹ ਕੀ ਬਾਤਾਂ ਜੀ ਅਤੇ ਬਿਲਕੁਲ ਬਹੁਤ ਸੋਹਣਾ ਗਾਣਾ ਸੀਗਾ ਜਿਹਦੀ ਫਰਮਾਇਸ਼ ਆਈ ਆ ਅਤੇ ਆਪਣੀ ਜਿਹੜੀ ਪਹਿਲੀ ਬਜਾਜ ਸੀ ਬਹੁਤ ਸੌਖੀ ਪੁੱਛੀ ਸੀ ਅਸੀਂ ਜਾਣ ਬੁੱਝ ਕੇ ਹੀ ਅਤੇ ਉਹਦੇ ਕਾਫੀ ਜਵਾਬ ਆਏ ਵਾਰਮ ਅਪ ਜਿਹਾ ਕੀਤਾ ਸੀ ਹੈ ਨਾ ਪਰ ਉਹਦੇ ਕਈ ਜਵਾਬ ਜਿਹੜੇ ਆਏ ਆ ਅਤੇ ਬਹੁਤ ਜਵਾਬ ਹੋ ਸਕਦੇ ਸੀ ਇਸ ਚੀਜ਼ ਦੇ ਜਿੱਦਾਂ ਕਿ ਆਂਡਾ ਅਤੇ ਬੀਜੀ ਹੁਣ ਕਿਹਾ ਵੀ ਬਦਾਮ ਅਖਰੋਟ ਪਿਸਤਾ ਮਤਲਬ ਹੋਰ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੈ ਨਾ ਬਈ ਬਹੁਤ ਬਹੁਤ ਚੀਜ਼ਾਂ ਹੋ ਸਕਦੀਆਂ ਸੀ ਇਸ ਕਰਕੇ ਆਪਾਂ ਇਹ ਸੌਖਾ ਜਿਹਾ ਪੁੱਛਿਆ ਸੀ ਹੁਣ ਥੋੜ੍ਹਾ ਜਿਹਾ ਡਿਫੀਕਲਟੀ ਵਾਲਾ ਲੈਵਲ ਵਧਾ ਦਈਏ ਹੈ ਨਾ ਜੀ ਅਤੇ ਹੁਣ ਬੁਝਾਰਤ ਅਸੀਂ ਪੁੱਛਣ ਜਾ ਰਹੇ ਹਾਂ ਜੀ ਉਹ ਬੁਝਾਰਤ ਹੈਗੀ ਇੱਦਾਂ ਕਿ ਇੱਕ ਤੁਸੀਂ ਕਮਰੇ 'ਚ ਬੈਠੇ ਹਾਂ ਅਤੇ ਬਿਜਲੀ ਚੱਲ ਗਈ ਤਾਂ ਹਨੇਰਾ ਹੋ ਗਿਆ ਠੀਕ ਹੈ ਹਨੇਰੇ ਕਮਰੇ ਦੇ ਵਿੱਚ ਬੈਠੇ ਹਾਂ ਤੁਸੀਂ ਅਤੇ ਤੁਹਾਡੇ ਕੋਲ ਇੱਕ ਮੋਮਬੱਤੀ ਆ ਇੱਕ ਲੱਕੜੀ ਆ ਅਤੇ ਇੱਕ ਗੈਸ ਵਾਲਾ ਚੁੱਲ੍ਹਾ ਆ ਠੀਕ ਆ ਪਰ ਤੁਹਾਡੇ ਕੋਲ ਸਿਰਫ ਇੱਕੋ ਹੀ ਤੀਲੀ ਆ ਤੁਸੀਂ ਸਭ ਤੋਂ ਪਹਿਲਾਂ ਕਿਹੜੀ ਚੀਜ਼ ਨੂੰ ਚਲਾਉਂਗੇ ਠੀਕ ਆ ਸਹੀ ਆ ਇੱਕ ਵਾਰੀ ਰਿਪੀਟ ਕਰ ਦਿੰਦੇ ਹਾਂ ਵੀ ਤੁਸੀਂ ਇੱਕ ਹਨੇਰੇ ਕਮਰੇ ਦੇ ਵਿੱਚ ਬੈਠੇ ਹਾਂ ਅਤੇ ਤੁਹਾਡੇ ਕੋਲ ਇੱਕ ਮੋਮਬੱਤੀ ਆ ਇੱਕ ਲੱਕੜੀ ਆ ਅਤੇ ਇੱਕ ਗੈਸ ਵਾਲਾ ਚੁੱਲ੍ਹਾ ਆ ਅਤੇ ਤੁਹਾਡੇ ਕੋਲ ਸਿਰਫ ਇੱਕੋ ਇੱਕ ਤੀਲੀ ਆ ਤੁਸੀਂ ਕਿਹੜੀ ਚੀਜ਼ ਨੂੰ ਪਹਿਲਾਂ ਜਗਾਓਗੇ ਮੈਂ ਤਾਂ ਇਨਵਰਟਰ ਹੀ ਚਲਾਉਂਗਾ ਜੀ ਇਨਵਰਟਰ ਨਹੀਂ ਇਨਵਰਟਰ ਵੀ ਹੈ ਨਹੀਂ ਮਤਲਬ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਆ ਅਤੇ ਤੁਸੀਂ ਸਾਨੂੰ ਜਵਾਬ ਦੇ ਸਕਦੇ ਜੀ ਸਭ ਤੋਂ ਪਹਿਲਾਂ ਕਿਹੜੀ ਚੀਜ਼ ਚਲਾਉਂਗੇ ਜੀ ਅਤੇ ਤੁਸੀਂ ਸਾਨੂੰ ਜਵਾਬ ਦੇ ਸਕਦੇ ਸਾਡਾ ਨੰਬਰ ਆ ਜੀ 09279972977 09 5497 ਲਓ ਵੀ ਮੈਨੂੰ ਲੱਗਦਾ ਇਹ ਵੀ ਸੌਖਾ ਹੀ ਪੁੱਛ ਲਿਆ ਆਪਾਂ ਕਾਲ ਆ ਗਈ ਨਾਲ ਹੀ ਆ ਗਈ ਜੀ ਕਾਲ ਆ ਗਈ ਜੀ ਆ ਗਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਭਾਈ ਚੁੱਲ੍ਹਾ ਬਣ ਚੱਲੂਗਾ ਚੁੱਲ੍ਹਾ ਚਲਾਉਂਗੇ ਜੀ ਹਾਂਜੀ ਠੀਕ ਹੈ ਜੀ ਆਪਾਂ ਤੁਹਾਡਾ ਜਿਹੜਾ ਜਵਾਬ ਆ ਨੋਟ ਕਰ ਲਿਆ ਜੀ ਇਹਦਾ ਸਹੀ ਜਵਾਬ ਆਪਾਂ ਹੈ ਨਾ 9 ਵਜੇ ਦੇਵਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮਾਤਾ ਜੀ ਥੈਂਕ ਯੂ ਜੀ ਕਾਲ ਕਰਨ ਲਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਭਾਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਮੈਂ ਮੋਮਬੱਤੀ ਜਲਾਉਂਗਾ ਜੀ ਮੋਮਬੱਤੀ ਜਲਾਉਂਗੇ ਠੀਕ ਹੈ ਭਾਜੀ ਤੁਸੀਂ ਆਪਣਾ ਸ਼ੁਭ ਨਾਮ ਦੱਸੋਗੇ ਜੀ ਹਾਂਜੀ ਭਾਈ ਚਮਕੌਰ ਸਿੰਘ ਜੀ ਫੰਗਾ ਰਾਏ ਤੋਂ ਮੈਂ ਵਾਹ ਜੀ ਵਾਹ ਥੈਂਕ ਯੂ ਭਾਜੀ ਤੁਸੀਂ ਇੰਨੀ ਦੂਰੋਂ ਕਾਲ ਕੀਤੀ ਕਿੱਦਾਂ ਦਾ ਮੌਸਮ ਹੈਗਾ ਤੇ ਹੁਣ ਆਫਲਾਈਨ ਹੀ ਹੁੰਦਾ ਤਾਂ ਨੈਸ਼ਨਲ ਪਾਰਕ ਤੋਂ ਅੱਛਾ ਮਤਲਬ ਮੂਵਮੈਂਟ ਮਤਲਬ ਕਹਿ ਰਿਹਾ ਸਿਚੁਏਸ਼ਨ ਏਦਾਂ ਦੀ ਸੀ ਕਿ ਆਪਾਂ ਵੀਰ ਭਰਾ ਆਪਣਾ ਪਾਸ ਯਾਦ ਕਰਦੇ ਸੀਗੇ ਅੱਛਾ ਜੀ ਇੱਕ ਫਰਮਾਇਸ਼ ਆ ਜੇ ਤੁਸੀਂ ਮੰਨ ਸਕਦੇ ਆ ਤੇ ਲੈ ਭਾਜੀ ਤਾਈਓ ਤਾਂ ਬੈਠੇ ਆ ਸੀ ਇੱਥੇ ਹਾਂਜੀ ਹਾਂਜੀ ਭਾਜੀ ਯਾਰ ਭਜਨ ਮਾਨ ਦਾ ਗਾਣਾ ਲਾ ਦਿਓ ਪਰਦੇਸ ਗਿਓ ਪਰਦੇਸੀ ਹੋਇਆ ਵਾਲਾ ਵਾਹ ਜੀ ਵਾਹ ਬਿਲਕੁਲ ਜ਼ਰੂਰ ਭਾਜੀ ਜ਼ਰੂਰ ਪਲੇ ਕਰਦੇ ਆ ਅਸੀਂ ਥੈਂਕ ਯੂ ਭਾਜੀ ਤੁਸੀਂ ਕਾਲ ਕੀਤੀ ਥੈਂਕ ਯੂ ਜੀ ਵਾਹ ਜੀ ਵਾਹ ਬਹੁਤ ਹੀ ਪੁਰਾਣਾ ਗਾਣਾ ਯਾਦ ਆ ਗਿਆ ਮਤਲਬ ਬਹੁਤ ਵਧੀਆ ਅਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਸਾਨੂੰ ਵੀ ਬਹੁਤ ਇੰਤਜ਼ਾਰ ਹੁੰਦਾ ਜੀ ਅਸੀਂ ਤੂੰ ਵੀ ਸੁਣੀਏ ਬਿਲਕੁਲ ਮੋਮਬੱਤੀ ਠੀਕ ਹੈ ਜੀ ਆਪਾਂ ਇਹ ਵੀ ਨੋਟ ਕਰ ਲਿਆ ਜੀ ਬਾਕੀ ਮੈਂ ਤੁਹਾਨੂੰ ਤੁੰਬੀ ਕਰਾਉ ਲੈ ਜਾ ਤੁੰਬੀ ਕਾ ਫਿਰ ਮੈਂ ਗਾਣਾ ਲਾ ਦਿੰਦਾ ਤੁਸੀਂ ਲਾ ਦੂੰਗੇ ਹਾਂਜੀ ਜਰੂਰ ਲਾਵਾਂਗੇ ਜੀ ਲਾ ਦੀਏ ਸੁਣਾ ਦੀਏ ਫਿਰ ਤੁੰਬੀ ਸੁਣਾਓ ਜੀ ਠੀਕ ਵਾਹ ਜੀ ਵਾਹ, ਬਹੁਤ ਸੋਹਣਾ ਜੀ, ਬਹੁਤ ਵਧੀਆ। ਇਹ ਚੀਜ਼ ਮਿਸ ਕਰੀਦੀ ਹੈ, ਅਸੀਂ ਹਰ ਸ਼ਨੀਵਾਰ ਉਡੀਕਦੇ ਹਾਂ ਜੀ, ਮਜ਼ਾ ਆ ਜਾਂਦਾ ਤੂੰਬੀ ਸੁਣ ਕੇ। ਓਕੇ ਜੀ, ਥੈਂਕ ਯੂ ਜੀ ਕਾਲ ਕਰਨ ਲਈ। ਓਕੇ ਜੀ, ਅਤੇ ਖੁਸ਼ ਰਹੋ, ਬਹੁਤ ਬਹੁਤ ਪ੍ਰੋਗਰਾਮ ਮਹਾਰਾਜ ਸੱਚੇ ਪਾਤਸ਼ਾਹ ਚੱਲਦਾ ਰਹੇ ਬਾਈ, ਤੁਹਾਡੇ ਜੀ ਕਰਕੇ ਤੁਹਾਡੇ ਪ੍ਰੋਗਰਾਮ ਕਰਕੇ ਅਸੀਂ ਵੀ ਖੂਨ ਵੱਧ ਜਾਂਦਾ ਸਾਡਾ। ਹਾਂਜੀ ਸਾਡਾ ਵੀ ਜੀ, ਤੂੰ ਅਸੀਂ ਹਰੇ ਹੋ ਜਾਂਦੇ ਮੁੰਡੇ ਜੀ, ਅਸੀਂ ਵੀ ਪਾਇਆ ਤੁਹਾਡੇ ਕਰਕੇ ਹਰੇ ਹੋਈ ਦਾ, ਟੈਨਸ਼ਨਾਂ ਨਾਲ ਭਰੇ ਹੋਈ ਦਾ ਪਹਿਲਾਂ। ਨੋਟ ਕਰ ਲਿਆ ਜੀ ਜਵਾਬ ਤੁਹਾਡਾ, ਅਸੀਂ ਸਹੀ ਜਵਾਬ ਜਿਹੜਾ 8 ਵਜੇ ਦੇਵਾਂਗੇ ਜੀ। ਠੀਕ ਹੈ ਜੀ, ਹਾਂਜੀ ਹਾਂਜੀ, ਬਸ ਆਪਣੇ ਮੇਰੇ ਖਿਆਲ ਨਾਲ 19 ਕੁ ਮਿੰਟ ਪਏ ਆ। ਬਸ ਬਸ ਕੋਈ ਗੱਲ ਨਹੀਂ। ਹਾਂਜੀ, ਤੇ ਤੁਸੀਂ ਕੋਈ ਗਾਣਾ ਸੁਣਨਾ ਚਾਹੋਗੇ ਜੀ? ਗਾਣਾ ਤਾਂ ਸਿੱਖੋ ਤੁਸੀਂ, ਖਰ ਸਾਰੇ ਸੋਹਣੇ ਚਲਾਏ ਸੁਣਾਈ ਜਾਂਦੇ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਥੈਂਕ ਯੂ ਜੀ ਕਾਲ ਕਰਨ ਲਈ। ਚਲੋ ਠੀਕ ਹੈ, ਠੀਕ ਹੈ। ਤੇ ਆਪਣੇ ਚਮਕੌਰ ਭਾਜੀ ਹੁਣੀ ਫਰਮਾਇਸ਼ ਕੀਤੀ ਸੀਗੀ, ਉਹ ਗਾਣਾ ਜੇ ਰੈਡੀ ਆ ਤਾਂ ਆਪਾਂ ਪਹਿਲਾਂ ਉਹ ਪਲੇ ਕਰ ਦਈਏ, ਜਦ ਤੱਕ ਆਪਣੇ ਨਾਲ ਹਰਮਨ ਜੁੜ ਰਿਹਾ ਤੇ ਆਪਾਂ ਇੱਕ ਕਾਲਰ ਹੋਰ ਜੁੜੇ ਆਪਣੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਪੁੱਤਰ ਜੀ, ਮੈਂ ਤੇਰੀ ਸਿੱਧੂ ਆਂਟੀ ਬੋਲਦੀ ਹਾਂ ਬੱਚੇ। ਹਾਂਜੀ ਸਤਿ ਸ਼੍ਰੀ ਅਕਾਲ ਆਂਟੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਪੁੱਤਰ, ਬੇ ਹਨੇਰਾ ਭਜਾਉਣ ਲਈ ਤਾਂ ਪਹਿਲਾਂ ਸੀਖ ਬਾਲ ਕੇ ਬਾਲੂੰਗੀ ਮੈਂ। ਠੀਕ ਹੈ ਜੀ, ਠੀਕ ਹੈ, ਨਾ ਪਵੇ ਕਿਤੇ ਹਨੇਰੇ ਚ। ਨਾ ਸਹੀ ਹੈ ਜੀ, ਓਕੇ ਜੀ, ਆ ਵੀ ਕਰਨਾ ਭਾਈ, ਤੁਹਾਨੂੰ ਟੱਪ ਕੇ ਲੰਘ ਜਾਓਗੇ। ਬਿਲਕੁਲ ਬਿਲਕੁਲ ਜੀ, ਠੀਕ ਹੈ ਨਾ? ਠੀਕ ਹੈ ਆਂਟੀ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਅਤੇ ਜ਼ਰੂਰ ਉਹ ਗਾਣਾ ਪਲੇ ਕੀਤਾ ਜਾਵੇ ਜੀ ਜੀ, ਅਤੇ ਆਪਾਂ ਜਾਤੀ ਹਰਮਨ ਨਾਲ ਗੱਲਾਂ ਬਾਤਾਂ ਕਰਦੇ ਹਾਂ ਅਤੇ ਮੁੜ ਕੇ ਆਉਂਦੇ ਹਾਂ ਸ਼ੋਅ ਦੇ ਵਿੱਚ ਫਿਰ ਇਸ ਗਾਣੇ ਤੋਂ ਬਾਅਦ। ਹਾਂਜੀ ਸੁੱਚੀਆਂ ਨੇ ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ, ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ, ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ, ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ। ਸੀ ਦੁਨੀਆ ਦਾ ਅੰਨ ਦਾਤਾ ਮਾਰਨ, ਆਸ਼ਕੀ ਬੁਲਟ ਤੇ ਚਾੜ ਦਿੱਤਾ ਕਹਿ ਕੇ, ਵੈਲੀ ਤੇ ਸ਼ੌਂਕੀ ਓ ਦੁਨਾਲੀਆਂ ਦਾ ਜਿਵੀਂ ਦਾਰ ਦਾ ਅਕਸ ਵਿਗਾੜ ਦਿੱਤਾ, ਵਹੀ ਲਾੜੇ ਦੀ ਜੱਟ ਜਾਂ ਰੱਬ ਜਾਣੇ ਓ ਕਿੱਥੋਂ ਸਰਦੀਆਂ ਨੱਤੀਆਂ ਬੁੱਤੀਆਂ ਨੇ, ਕਲਮਾਂ ਫੜੀਆਂ ਤੇ ਲਿਖਣ ਕੀਤੇ ਚੜ੍ਹਦੀ ਉਮਰ ਦੀ ਸੋਚ ਵਿੱਚ ਨਰਕ ਭਰਤਾ, ਮਾਤਾ ਬੋਲੀ ਨੂੰ ਖੂਬ ਨਿਲਾਮ ਕੀਤਾ, ਸੋਹਣੇ ਕਲਚਰ ਦਾ ਬੇੜਾਈ ਗਰਕ ਕਰਤਾ, ਕਬਜ਼ਾ ਕਰ ਲਿਆ ਜੀਵਨ ਦੀ ਸਾਦਗੀ ਤੇ, ਸਾਦਗੀ ਤੇ ਮੈਂ ਮਰ ਜਾ ਸਾਦਗੀ ਤੇ, ਜੈਸ ਗੈਪ ਯਾਰ ਕਲਮਾਂ ਬੜੀਆਂ ਤੇ ਲਿਖਣ ਜਵਾਕ ਬਹਿ ਗਏ ਚਲੋ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ। ਹਾਂਜੀ ਤੇ ਲਓ ਜੀ ਸਾਡੇ ਨਾਲ ਜੁੜ ਚੁੱਕੇ ਆ ਜੀ ਹੇਸਟਿੰਗ ਤੋਂ ਹਰਮਨ ਪਰਮਾਰ ਹੋਣੀ ਜੋ ਕਿ ਹਰ ਸ਼ਨੀਵਾਰ ਸਾਡੀ ਟੀਮ ਦਾ ਹਿੱਸਾ ਆ ਤੇ ਸਾਡੇ ਨਾਲ ਜੁੜਦੇ ਆ ਤੇ ਰੌਣਕਾਂ ਲਾਉਂਦੇ ਆ ਜੀ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਹਰਮਨ। ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰੇ ਹੀ ਲਿਸਨਰਸ ਨੂੰ। ਸੌਰੀ ਜੀ ਥੋੜਾ ਜਿਹਾ ਲੇਟ ਹੋ ਗਿਆ, ਤੁਹਾਨੂੰ ਪਤਾ ਹੀ ਆ ਜੀ ਘਰੇਲੂ ਕੰਮ ਧੰਦੇ ਤੇ ਬੰਦਾ ਬਿਜ਼ੀ ਹੋ ਜਾਂਦਾ ਅੱਜ ਕੱਲ੍ਹ ਹੈ ਨਾ। ਬਹੁਤ ਜ਼ਿਆਦਾ ਹੀ ਘਰੇਲੂ ਜਿਹੜੇ ਮਸਲੇ ਉਹਨਾਂ 'ਚ ਬਿਜ਼ੀ ਹੋ ਗਿਆ। ਸੱਚੀ ਭਾਅ ਜੀ ਕੋਈ ਬਹੁਤ ਜ਼ਿਆਦਾ ਹੀ ਘਰੇਲੂ ਮਸਲੇ 'ਚ ਮੈਂ ਬਿਜ਼ੀ ਹੋ ਗਿਆ। ਨਹੀਂ ਨਹੀਂ ਚਲੋ ਹੁਣ ਮੈਨੂੰ ਪਤਾ ਮੈਂ ਕਿਹੜੇ ਤੇ ਐਨੀ ਹੋ। ਸਾਰਿਆਂ ਤੋਂ ਸੌਰੀ ਆ ਨਾ ਵੀ ਥੋੜਾ ਲੇਟ ਹੋ ਗਿਆ ਤੇ। ਸਤਿ ਸ਼੍ਰੀ ਅਕਾਲ ਬਿੱਲਾ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਹੋਰ ਸੁਣਾਓ ਕਿੱਦਾਂ? ਗੋਗਲੇ ਕਰਕੇ ਅਗਲਾ ਇੱਥੇ ਹੋਰ ਰਹਿ ਲਵੇ ਹੈਨਾ। ਮੈਂ ਕਿਹਾ ਗੋਗਲੇ ਖਵਾਉਣ ਕਰਕੇ ਅਗਲਾ ਹੈ ਨਾ ਆਪਣੀ ਦਿਹਾੜੀਆਂ ਭਰ ਲਵੇ ਦੋ ਤਿੰਨ ਹੋਰ ਹੈਨਾ। ਔਕਲੈਂਡ ਤੋਂ ਬਾਹਰ ਨਿਕਲਣਾ ਹੋਵੇ ਤਾਂ 45 ਮਿੰਟ ਬੜੇ ਆਰਾਮ ਨਾਲ ਲੱਗ ਜਾਂਦੇ ਪਾਪਾ ਟੋਈ ਤੋਂ। ਬਿਲਕੁਲ ਭਰਾਵਾ ਮੈਂ ਤੁਹਾਨੂੰ ਦੱਸਦਾ ਵੀ ਮੈਂ 6 ਵਜੇ ਗੁਰੂਪੁਰੋਂ ਨਿਕਲਿਆ ਹੈਨਾ ਤੇ 7:45 ਮਸੀਂ ਟਾਕਾ ਨੀਨੀ ਦਾ ਐਗਜ਼ਿਟ ਟੱਪ ਕੇ ਲਾਈਕ ਪਾਤਾਗੁਰਾ ਤੱਕ ਮਸੀਂ ਹੱਦ ਪਹੁੰਚਾ ਹਨਾ। ਤੇ ਫਿਰ ਉੱਥੇ ਮੈਂ ਜਿਹੜਾ ਬੰਬੇ ਹਿੱਲ ਤੇ ਬੀਪੀ ਉੱਥੋਂ ਤੇਲ ਪਵਾਇਆ ਤਾਂ ਫਿਰ ਗਾਂਹ ਨੂੰ ਗੱਡੀ ਤੋਰੀ ਲਾਈਕ ਰਾਤ ਤੇ 12:30 ਦਾਸ ਹੋਣੀ ਉਹ ਭਰਾਵਾ ਮੈਂ ਤਾਂ ਕੱਲੇ ਨੂੰ ਡਰ ਲੱਗੇ ਪਹਾੜੀਆਂ ਦੇ ਵਿੱਚ ਹੀ। ਉਹ ਬੰਦਾ ਤਾਂ ਡਰੇ ਹੀ ਜਾਂਦਾ ਜਦੋਂ ਕੱਲਾ ਨਾਲ ਹੋਵੇ ਗੱਲ। ਸਹੀ ਗੱਲ ਆ, ਸਹੀ ਗੱਲ ਆ, ਨਹੀਂ ਗੱਲ ਬਾਕੀ ਆ। ਨਹੀਂ ਤਾਂ ਆਪਾਂ ਨੂੰ ਕਿੰਨੇ ਪੰਗਾ ਲੈਣ ਨੂੰ ਕਿਹਾ ਸੀ ਵੀ ਇਕੱਲਾ ਆਓ, ਨਾਲ ਕੋਈ ਬੰਦਾ ਲੈ ਆਉਂਦੇ, ਨਾਲੇ ਗੱਡੀ ਚ ਆਉਣ ਨੂੰ ਕਿੰਨੇ ਗਿਆ ਸੀ? ਨਹੀਂ ਆਇਆ ਤਾਂ ਮੈਂ ਜਹਾਜ਼ ਤੇ ਸੀ ਬ్రో। ਅੱਛਾ ਇਹੀ ਤਾਂ ਗੇਮਾਂ ਆ, ਦੱਸੀ ਤਾਂ ਨਹੀਂ ਹਣਾ ਗੱਡੀ ਚ ਆਏ ਨਹੀਂ ਸੀ। ਹਾਂ ਦੇਖਿਆ ਤਾਂ ਨਹੀਂ ਹੁਣੇ ਆਵੇਂ ਜਾਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਲੈ ਚਲਾ ਕੇ ਸਹੀ ਆ। ਚਲੋ ਜਰੂਰ ਪਲੇ ਕਰ ਦਿੰਦੇ, ਉਸ ਤੋਂ ਬਾਅਦ ਆਪਾਂ ਸ਼ੋਅ ਕੰਟੀਨਿਊ ਰੱਖਦੇ। ਹਾਂਜੀ ਹੁਕਮ ਜੀ। ਉਹ ਗਾਣਾ ਹੈਗਾ ਆਪਾਂ ਨਹੀਂ ਖੜ ਜਾ ਮੈਂ ਪੋਕੀਮੋਨ ਵਾਂਗੂ ਸਾਨੂੰ ਲੱਭਿਆ ਕਰੇ ਪੋਕੀਮੋਨ। ਕੋਈ ਨਾ ਪੋਕੀਮੋਨ ਫੜਾਉਣੇ ਤੈਨੂੰ ਕੋਈ ਫੜਾਉਣੇ ਪੋਕੀਮੋਨ। ਚਲੋ ਜੀ ਇਹ ਗਾਣਾ ਪਹਿਲਾਂ, ਇਹ ਦੋ ਹੀ ਗਾਣੇ ਬੈਕ ਟੂ ਬੈਕ ਪਲੇ ਕਰਾਂਗੇ। ਹਾਂਜੀ ਜ਼ਰੂਰ ਜੀ। ਓਕੇ ਸਰ। ਓਕੇ ਜੀ। ਪਰਦੇਸ ਗਿਓ ਪਰਦੇਸੀ ਹੋਇਓ ਕਦੀ ਪਾਵਤਨਾ ਵੱਲ ਫੇਰਾ ਸਾਵਣ ਵਾਂਗੂ ਰੋਂਦੀਆਂ ਅੱਖੀਆਂ ਹੋਏ ਦਿਲ ਨਹੀਂ ਉਹ ਲੱਗਦਾ ਮੇਰਾ ਅੱਖੀਆਂ ਦਾ ਸਾਵਣ ਪਾਉਂਦਾ ਵੈਣ ਰੋਂਦੇ ਨੈਣ ਤੂੰ ਪਰਦੇਸ ਵੇ ਅੱਖੀਆਂ ਦਾ ਸਾਵਣ ਪਾਉਂਦਾ ਵੈਣ ਰੋਂਦੇ ਨੈਣ ਤੂੰ ਪਰਦੇਸ ਵੇ ਕੱਲਿਆ ਨਾ ਆਵੇ ਦਿਲ ਨੂੰ ਚੈਣ ਵੇ ਕੱਲਿਆ ਨਾ ਆਵੇ ਦਿਲ ਨੂੰ ਚੈਣ ਰੋਂਦੇ ਨੈਣ ਤੂੰ ਪਰਦੇਸ ਵੇ ਅੱਖੀਆਂ ਦਾ ਸਾਵਣ ਪਰਦੇਸ ਵੇ ਤੂੰ ਪਰਦੇਸ ਵੇ ਦੁਨੀਆ ਤੋਂ ਭੁੱਲੇ ਗਈ ਹੋਵੇ ਪੈਂਦਾ ਰੋਵੇ ਰੱਬ ਵੀ ਜੇ ਵੇਖ ਲੈਂਦਾ ਉਹ ਵੀ ਪੈਂਦਾ ਰੋਵੇ ਖਬਰੇ ਜੁਦਾਈਆਂ ਕਦ ਤੱਕ ਰਹਿਣ ਰੋਂਦੇ ਨੈਣ ਤੂੰ ਪਰਦੇਸ ਵੇ ਅੱਖੀਆਂ ਦਾ ਸਾਵਣ ਪਾਉਂਦਾ ਵੈਣ ਰੋਂਦੇ ਨੈਣ ਤੂੰ ਪਰਦੇਸ ਵੇ ਤੂੰ ਪਰਦੇਸ ਵੇ ਤੂੰ ਪਰਦੇਸ ਵੇ ਜਦੋਂ ਜੱਟ ਪੱਗ ਦੇ ਵਿੱਚ ਜਾਣ ਕੇ ਘਰੋਂ ਨਿਕਲਦਾ ਨਾ ਤਾਂ ਕੁੜੀਆਂ ਪਤਾ ਕੀ ਕਹਿੰਦੀਆਂ ਕੀ ਕਹਿੰਦੀਆਂ ਹਾਏ ਵੇ ਤੇਰੇ ਤੇ ਮਰ ਗਈ ਵੇ ਮੁੰਡਿਆ ਅੰਬਰਸਰੀਆ ਮੈਂ ਬਲੇਨ ਨਾਲ ਜਿਹੜੀ ਲੱਦੀ ਅੱਖ ਨੀ ਪਹੁੰਚਦੀ ਨਾ ਨਿਗਾਹ ਉਹਦੀ ਮੇਰੇ ਤੱਕ ਨੀ ਮੈਂ ਬਲੇਨ ਨਾਲ ਜਿਹੜੀ ਲੱਦੀ ਅੱਖ ਨੀ ਪਹੁੰਚਦੀ ਨਾ ਨਿਗਾਹ ਫਿਰ ਨਾ ਕਹੀਂ ਨੀ ਦਿਲ ਹੋਰ ਲੈ ਗਈ ਫਿਰਦਾ ਏ ਭੈੜਾ ਅੱਲਣਾ ਨੂੰ ਠੱਗਦਾ ਤੇਰੀ ਸਹੇਲੀ ਦੀ ਆ ਮੇਰੇ ਉੱਤੇ ਗਰੀ ਅੱਖ ਨੀ ਚੰਡੀਗੜ੍ਹ ਤੋਂ ਮੇਰਾ ਦੋਸਤ ਆ ਰਿਹਾ ਚੰਡੀਗੜ੍ਹ ਵਾਲੀਏ ਨੀ ਮਾਣ ਨਾ ਕਰੀ ਲਾ ਕੇ ਯਾਰੀ ਸਾਡੇ ਨਾਲ ਸਾਨ ਨਾ ਕਰੀ ਮਹੀਨਾ ਕ ਚਲਾ ਕੇ ਵੇਚਤਾ ਕੁੜੇ ਤੇਰੀ ਨੈਨੋ ਘਰ ਤੋਂ ਉਹ ਚੱਟਾਂ ਦੀ ਟਰਾਲੀ ਬਣੇ ਤਿੰਨ ਲੱਖ ਦੀ ਚੰਗੀ ਕੁੜੇ ਤੇਰੀ ਨੈਨੋ ਕਾਤੋ ਨੈਨੋ ਕਾਤੋ ਤੂੰ ਪੀਜੀ ਵਿੱਚ ਰਹਿੰਦੀ ਬੱਲੀ ਐ ਉਹ ਤੋਂ ਦੂਣਾ ਅਸੀਂ ਮੋਟਰ ਤੇ ਥਾਂ ਛੱਡਿਆ ਆ ਦੂਜਾ ਜਿੰਨਿਕ ਤੂੰ ਪੀਜੀ ਵਿੱਚ ਰਹਿੰਦੀ ਬੱਲੀ ਐ ਉਹ ਤੋਂ ਦੂਣਾ ਅਸੀਂ ਮੋਟਰ ਤੇ ਥਾਂ ਛੱਡਿਆ ਤੂੰ ਤਿੰਨ ਕੁ ਫਰੈਂਡਾਂ